ਪੀ ਦੇ ਰੈਂਕ ਵਰਗੀ, ਹੋ ਐਸ ਪੀ ਦੇ ਰੈਂਕ ਵਰਗੀ, ਜੱਟੀ ਜੱਟ ਤੇ ਰੱਖੇ ਸਖਤਾਈਆਂ, ਉਹ ਮੁੰਡਿਆਂ ਦੀ ਕਰ ਲੀਡਰੀ, ਉਹ ਮੁੰਡਿਆਂ ਦੀ ਕਰ ਲੀਡਰੀ, ਤੇ ਮੈਂ ਕੁੜੀਆਂ ਚਾਟ ਤੇ ਲਾਈਆਂ, ਉਹ ਐਸ ਪੀ ਦੇ ਰੈਂਕ ਵਰਗੀ। ਮੰਗਵਾਈਆਂ।